ਝੱਟ ਦੋ ਪੈਗ ਲਾ ਕੇ ਤੇਰੇ ਧੋਖੇ ਗਿਣਦਾ ਪੰਜ ਲਾ ਕੇ ਗਿਣਦਾ ਲਾਰੇ ਬੱਲੀਏ ਤੂੰ ਸੋਚਦੀ ਸੀ ਤੇਰੇ ਬਿਨਾ ਮਰ ਜਾਵਾਂਗੇ ਦੋ ਪੈਗ ਲਾ ਕੇ ਤੇਰੇ ਧੋਖੇ ਗਿਣਦਾ ਪੁੱਠਾ ਜਿਹਾ ਕਾਰਾ ਕੋਈ ਕਰ ਜਾਵਾਂਗੇ ਪੰਜ ਲਾ ਕੇ ਗਿਣਦਾ ਤੂੰ ਸੋਚਦੀ ਸੀ ਤੇਰੇ ਬਿਨਾ ਮਰ ਜਾਵਾਂਗੇ ਪੁੱਠਾ ਜਿਹਾ ਕਾਰਾ ਕੋਈ ਕਰ ਜਾਵਾਂਗੇ ਅੱਜ ਕੱਲ ਤੇਰੇ ਤੋਂ ਵੀ ਸੋਹਣੀ ਪੱਟ ਲਈ ਅੱਜ ਕੱਲ ਤੇਰੇ ਤੋਂ ਵੀ ਸੋਹਣੀ ਪੱਟ ਲਈ ਨਵੀਆਂ ਹੀ ਮਾਰਾ ਨਿੱਤ ਮਾਰੇ ਬੱਲੀਏ ਉਹ ਜੱਟ ਦੋ ਪੈਗ ਲਾ ਕੇ ਤੇਰੇ ਧੋਖੇ ਗਿਣਦਾ ਪੰਜ ਲਾ ਕੇ ਗਿਣਦਾ ਲਾਰੇ ਬੱਲੀਏ ਜੱਟ ਦੋ ਪੈਗ ਲਾ ਕੇ ਤੇਰੇ ਧੋਖੇ ਗਿਣਦਾ ਜਾਂਦੀ ਪੁੱਤਰੀ ਨੀ ਗੁੜਦੀ ਨਰਿੰਦਰੇ ਨੂੰ ਗੱਲ ਫਿਰ ਤੇਰਵੀਆਂ ਫੁਰਦੀ